ਦੱਤ ਬੋਤਲਾਂ ਦੇ ਪੱਟੇ ਹਾਨ ਤਿੰਨੀ ਤੈਨੂੰ ਵੇਖੇ ਬਿਨਾਂ ਲੱਗਦਾ ਨਾ ਚਿਤਨੀ ਹੁਸਨ ਤੇਰੇ ਦਾ ਚੱਲ ਗਿਆ ਜਾਦੂ ਹੁਸਨ ਤੇਰੇ ਦਾ ਚੱਲ ਗਿਆ ਜਾਦੂ ਦਾਰੂ ਵਿੱਚ ਪਿਆਰ ਮਿਲਾ